ਕੀਤੇ ਹਰ ਵਾਦੇ ਨੂੰ ਨਿਭਾਇਆ ਜੀਣ ਜੋਗੀਏ ਕੱਲਾ ਕੱਲਾ ਬੋਲ ਤੂੰ ਪੁਗਾਇਆ ਜੀਣ ਜੋਗੀਏ ਕੀਤੇ ਹਰ ਵਾਦੇ ਨੂੰ ਨਿਭਾਇਆ ਜੀਣ ਜੋਗੀਏ ਕੱਲਾ ਕੱਲਾ ਬੋਲ ਤੂੰ ਪੁਗਾਇਆ ਜੀਣ ਜੋਗੀਏ ਆਖਦੀ ਹੁੰਦੀ ਸੀ ਆਪਣਾ ਤੇ ਛੱਡੂ ਉਹੀ ਗੱਲ ਹੋਈ ਆਪਣਾ ਕੇ ਛੱਡਤਾ ਆਖਦੀ ਹੁੰਦੀ ਸੀ ਦਿਲਾਂ ਕੇ ਛੱਡੂਗੀ ਉਹੀ ਗੱਲ ਹੋਈ ਦਿਲਾਂ ਕੇ ਛੱਡਤਾ ਉਹੀ ਗੱਲ ਹੋਈ ਦਿਲਾਂ ਕੇ ਛੱਡਤਾ ਉਹੀ ਗੱਲ ਹੋਈ ਮੈਨੂੰ ਪਾ ਕੇ ਛੱਡਤਾ ਆਖਦੀ ਹੁੰਦੀ ਸੀ ਦਿਲਾਂ ਕੇ ਛੱਡੂਗੀ ਉਹੀ ਗੱਲ ਹੋਈ ਦਿਲਾਂ ਕੇ ਛੱਡਤਾ ਉਹੀ ਗੱਲ ਹੋਈ ਦਿਲਾਂ ਕੇ ਛੱਡਤਾ ਉਹੀ ਗੱਲ ਹੋਈ ਨੀ ਤੂੰ ਆ ਕੇ ਛੱਡਤਾ ਆਖਦੀ ਹੁੰਦੀ ਸੀ ਦਿਲਾਂ ਕੇ ਛੱਡੂਗੀ ਉਹੀ ਗੱਲ ਹੋਈ ਦਿਲਾਂ ਕੇ ਛੱਡਤਾ ਉਹੀ ਗੱਲ ਹੋਈ ਦਿਲਾਂ ਕੇ ਛੱਡਤਾ ਉਹੀ ਗੱਲ ਹੋਈ ਤੜਫਾ ਕੇ ਛੱਡਤਾ ਆਖਦੀ ਹੁੰਦੀ ਸੀ